हो तिड़िक दे दिस देने अखियां चो सुपने होए लगदा ए हंजू हुण रोके नहीं रुकने फुल्ला नालो सोनी कि मैं आऊ ना पसंद होए तोड़ दिता होना मेरे इश्के दा तांदे होए मेरी अख ने एवें नी हंजू भरिया मेरी मिठी गुल कहंदे ओह खा गए होने ने हो जेड़ा हाले ताई फोन नहीं ओ करिया मैनू लगदा रुपया जोड़ी पा गए होने ने हो जेड़ा हाले ताई फोन नहीं ओ करिया मैनू लगदा रुपया जोड़ी पा गए होने ने मेरा फिर दाए डरिया कोठा प्यारा वाला साले मेरे ठागे होने ने हो जेड़ा हाले ताई फोन नहीं ओ करिया मैनू लगदा रुपया चोली पागे होने ने ਡਾਡਿਆਂ ਪਿਆਰਾਂ ਨੇ ਨਾ ਸੂਰ ਸੀਨੇ ਕਰਦੇ ਹੋ ਕੋਰੇ ਸਫੇ ਦਿਲ ਵਾਲੇ ਹੋ ਕੇ ਆਨਾ ਭਰਤੇ ਉੱਥੇ ਰਹੂਗੀ ਆਬਾਦ ਆਪਾਂ ਰੋਕ ਵੀ ਕੀ ਲੈਣਾ ਵੇ ਹੈਪੀ ਰਾਏ ਕੋਟੀ ਤੇ ਇੱਥੋਂ ਮੁੱਲ ਨਹੀਂ ਸੀ ਪੈਣਾ ਵੇ ਉੱਥੇ ਰਹੂਗੀ ਆਬਾਦ ਆਪਾਂ ਰੋਕ ਵੀ ਕੀ ਲੈਣਾ ਓਏ ਹੈਪੀ ਰਾਏ ਕੋਟੀ ਤੈਥੋਂ ਮੁੱਲ ਨਹੀਂ ਸੀ ਪੈਣਾ ਓਏ ਹੋ ਪੂਰੀ ਪੱਕ ਠੱਕ ਕਦੋਂ ਹੋਣੀ ਮੰਗਣੀ ਪੋਕਾ ਪੱਕਾ ਹੋ ਕਲੰਡਰ ਤੇ ਲਾਗੇ ਹੋਣੇ ਨੇ ਹੋ ਜਿਹੜਾ ਹਾਲੇ ਤਾਈ ਫੋਨ ਨਹੀਂ ਓ ਕਰਿਆ ਲੱਗਦਾ ਰੁਪਈਆ ਚੋਲੀ ਪਾਗੇ ਹੋਣੇ ਨੇ ਹੋ ਜਿਹੜਾ ਹਾਲੇ ਤਾਈ ਫੋਨ ਨਹੀਂ ਓ ਕਰਿਆ ਮੈਨੂੰ ਲੱਗਦਾ ਰੁਪਈਆ ਚੋਲੀ ਪਾਗੇ ਹੋਣੇ ਨੇ ਚੰਨਾ ਤੇਰੀ ਮੈਂ ਨਾ ਹੋਈ ਬੇਬੇ ਚੁੰਨੀ ਰੱਖ ਰੋਈ ਬੜੀ ਲਾਸ਼ ਸੋਹਣਿਆ ਮੈਨੂੰ ਪਤਾ ਉਹਨੇ ਕਹਿਣਾ ਕੱਲ ਹੋ ਗਈ ਵਸੋਂ ਵਾਰੇ ਓਏ ਸੋਹਣਿਆ ਮੈਨੂੰ ਪਤਾ ਉਹਨੇ ਕਹਿਣਾ ਕੱਲ ਹੋ ਗਈ ਵਸੋਂ ਵਾਰੇ ਓਏ